صلى الله عليك يا رسول الله، وسلم عليك يا حبيب الله. آدھائی استاد یونس جمالی جے شادی جے بارے میں بٹے سیارا تھا بدھائیوں انشاءاللہ تو قبول کندا. او سونا ویہ پلنگ تے مندی تو کھلائنا، سونا ویہ پلنگ تے مندی تو کھلائنا، مندی تو کھلائنا، مندی تو کھلائنا، سیارا تا جاگائنا ਮਿੰਦੀ ਤੋਂ ਖੇਲਾਇਨਾ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨਾ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨਾ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨਾ، ਮਿੰਦੀ ਤੋਂ ਖੇਲਾਇਨਾ، ਮਿੰਦੀ ਤੋਂ ਖੇਲਾਇਨਾ، ਸਿਹਰਾ ਤੋਂ ਜਾਗਾਇਨਾ ਮਿੰਦੀ ਤੋਂ ਖੇਲਾਇਨਾ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨਾ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨਾ، ਉਹ ਮਿਲੀ ਮਾਇਟ ਆਇਆ ਸੰਗਤੀ ਸਾਥੀ، ਖਿਲੀ ਖੁਸ਼ ਥੀਆਂ ਸਭੀ ਘਰ ਜਾ ਭਾਤੀ، ਮਿਲੀ ਮਾਇਟ ਆਇਆ ਸੰਗਤੀ ਐਸਾ ਥੀ، ਖਿਲੀ ਖੁਸ਼ ਥੀਆਂ ਸਭੀ ਘਰ ਜਾ ਭਾਤੀ، ਸੰਬਰੀ ਸੋਟ ਆਇਆ، ਸੰਬਰੀ ਸੋਟ ਆਇਆ، ਭਾਕੁਰ ਪਿਆ ਪਾਇਨ ਮਿੰਦੀ ਤੋਂ ਖੇਲਾਇਨ، ਮਿੰਦੀ ਤੋਂ ਖੇਲਾਇਨ، ਸਿਰਾ ਤੋਂ ਜਾਗਾਇਨ ਮਿੰਦੀ ਤੋਂ ਖੇਲਾਇਨ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨ، ਘੋਰਿਓ ਘੋਟ ਤੇ ਅਜ ਗੁਲੜਨ ਜੀ ਗਾਦੀ، ਸੋਹਣਲ ਜੀ ਆਏ ਸ਼ੌਕਨ ਜੀ ਸ਼ਾਦੀ، ਘੋਰਿਓ ਘੋਟ ਤੇ ਅਜ ਗੁਲੜਨ ਜੀ ਗਾਦੀ، ਸੋਹਣਲ ਜੀ ਆਏ ਸ਼ੌਕਨ ਜੀ ਸ਼ਾਦੀ، ਹਲਵਾ ਹੱਥਨ ਸਾ ਵਰੀ ਵਰੀ ਵਿਧਾਇਨ ਮਿੰਦੀ ਤੋਂ ਖੇਲਾਇਨ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨ، ਮਿੰਦੀ ਤੋਂ ਖੇਲਾਇਨ، ਸਿਰਾ ਤੋਂ ਜਾਗਾਇਨ ਮਿੰਦੀ ਤੋਂ ਖੇਲਾਇਨ، ਅਬਣ ਤੇ ਥੀਆ ਮਾਲਕ ਜੀ ਮਿਹਰਬਾਨੀ، ਆਇਆ ਰਾਜ ਆਇਨ ਕਰੂ ਛਾ ਕੁਰਬਾਨੀ، ਮਾਇਟਨ ਤੇ ਥੀਆ ਮਲਕ ਜੀ ਮਿਹਰਬਾਨੀ، ਆਇਆ ਰਾਜ ਆਹਨ ਕਰੂ ਛਾਜ ਕੁਰਬਾਨੀ، ਯੂਨਸ ਜੇ ਖੁਸ਼ੀ ਮੇ ਸ਼ਾਦੀ ਜੇ ਖੁਸ਼ੀ ਮੇ ਅਜ ਹਰ ਹਰ ਹਾਰ ਪਾਇਨ ਮਿੰਦੀ ਤੋਂ ਖੇਲਾਇਨ، ਮਿੰਦੀ ਤੋਂ ਖੇਲਾਇਨ، ਮਿੰਦੀ ਤੋਂ ਖੇਲਾਇਨ، ਸਿਰਾ ਤੋਂ ਜਾਗਾਇਨ ਮਿੰਦੀ ਤੋਂ ਖੇਲਾਇਨ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨ، ਸ਼ਹਿਰ ਅਸਲ ਸ਼ਾਦੀ ਜੋ ਮਦੀਨੇ ਮੇ ਗੁਜ਼ਾਰ ਜੇ ਰੋਜ਼ੋ ਰਸੂਲ ਜੋ ਅਥੜਨ ਸਾਂ ਬੁਹਾਰ ਜੇ، ਸ਼ਹਿਰ ਅਸਲ ਸ਼ਾਦੀ ਜੋ ਮਦੀਨੇ ਮੇ ਗੁਜ਼ਾਰ ਜੇ، ਰੋਜ਼ੋ ਰਸੂਲ ਜੋ ਅਥੜਨ ਸਾਂ ਬੁਹਾਰ ਜੇ، ਮਦੀਨੇ ਸ਼ਹਿਰ ਮੇ، ਮਦੀਨੇ ਸ਼ਹਿਰ ਮੇ ਤੁਝੋ ਬਾਰ ਲਾਇਨ ਮਿੰਦੀ ਤੋਂ ਖੇਲਾਇਨ، ਮਿੰਦੀ ਤੋਂ ਖੇਲਾਇਨ، ਸਿਰਾ ਤੋਂ ਜਾਗਾਇਨ ਮਿੰਦੀ ਤੋਂ ਖੇਲਾਇਨ، ਸੋਹਣਾ ਵੇਹ ਪਲੰਗ ਤੇ ਮਿੰਦੀ ਤੋਂ ਖੇਲਾਇਨ، ਜਮਾਲੀ ਜਿਦੇ ਮਾਂ ਕਰੇ ਰੋਜ਼ ਤਿਆਰੀ، ਮਿਲੇ ਮਨ ਕੋ ਮੂੰਖੇ ਅੱਜ ਸੋਹਣੀ ਸਵਾਰੀ، जमाली जदे मां करे रोज तैयारी मिले मन को मुखे अज सोनी सवारी गालीचा गुलन जा गालीचा गुलन जा वरी वरी विरहाइन मेंदी तो खेलाइन मेंदी तो खेलाइन मेंदी तो खेलाइन सेरा तो जागाइन मेंदी तो खेलाइन मेंदी तो खेलाइन